ਲੱਡੇ ਨੇ ਚੁੰਮ ਕੇ, ਮੈਂ ਕੰਨਾਂ ਵਿੱਚ ਪਾਵਾ ਚੁੰਮ ਚੁੰਮ ਕੇ, ਤੂੰ ਲੈ ਆ ਦੇ ਮੈਨੂੰ ਗੋਲਡੇ ਨੂੰ ਚੁੰਮ ਕੇ, ਮੈਂ ਕੰਨਾਂ ਵਿੱਚ ਪਾਵਾ ਚੁੰਮ ਚੁੰਮ ਕੇ। देख तू ना बचा तुझ में भी।